I wish we could spend more time there. I know, I have to go. Why are you always in rush? I'll see you tomorrow, okay? काश असी मिल जाते बिछोड़े ना आते ते नैना वस देना ते लोकी हस देना जे ऐसा हो जाता ते रब तेरा की जाता ओ मेरा बन जाता मैं तेरा बन जाता जे दिल नू लांदा ना कदे पछताउंदा ना ए लगियां लाके ते बैठा चैन गवा समझ मैनू आवे ना क्यों रोंदे जारो जार जिना दे सीने दे विच वसदा कोई यार समझ मैनू आवे ना क्यों रोंदे जारो जार जिना दे सीने दे विच वसदा कोई यार ਗੱਲਾਂ ਉੱਤੇ ਕੀਤਾ ਨਾ ਯਕੀਨ ਧੋਖੇ ਸਾਰੇ ਹੁੰਦੇ ਉਂਜ ਸ਼ਕਲੋਂ ਹਸੀਨ ਦਿਲ ਹੀ ਨਾ ਮਿਲੇ ਫਿਰ ਕਦੇ ਹੁਣ ਗਿਲੇ ਮੁੱਕ ਗਿਆ ਸੋਹਣੀ ਇਹੀ ਤੇਰਾ ਮੇਰਾ ਸੀ ਗੱਲ ਹੁਣ ਦਿਲ ਤੇਰਾ ਵਸਦੀ ਰਹੀ ਰੋਂਦਾ ਰਿਹਾ ਮੈਂ ਤੇ ਤੂੰ ਹੱਸਦੀ ਰਹੀ ਮੁੱਕ ਗਈ ਕਹਾਣੀ ਅੱਜ ਸਾਡੀ ਦਿਲ ਜਾਣੀ ਪੈਰਾਂ ਵਿੱਚੋਂ ਮੇਰੇ ਨੀ ਤੂੰ ਖਿੱਚ ਲਈ ਜ਼ਮੀਨ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਥੋੜੀ ਆਈ ਜਿਵੇਂ ਮੇਰਾ ਦਿਲ ਸੋਹਣੀਏ ਸਮਝ ਨਾ ਪਾਈ ਤੈਨੂੰ ਵੀ ਨੀ ਜਾਣਾ ਕੁਝ ਮਿਲ ਸੋਹਣੀਏ ਜਿਵੇਂ ਅੱਜ ਰੋਇਆ ਮੈਂ ਤੂੰ ਕੱਲ ਰੋਵੇਂਗੀ ਯਾਦਾਂ ਵਿੱਚ ਮੇਰੀ ਹਰ ਪਲ ਰੋਵੇਂਗੀ ਹੱਥ ਨਹੀਂ ਹੋਣੇ ਗੁਜ਼ਰੇ ਜ਼ਮਾਨੇ ਹਿਜਰ ਦੀ ਅੱਗ ਵਿੱਚ ਬਲ ਰੋਵੇਂਗੀ ਤੇਰੇ ਬਿਨ ਰਹਿ ਲਾਂਗੇ ਜੁਦਾਈਆਂ ਸਹਿ ਲਾਂਗੇ ਤੇਰੀਆਂ ਯਾਦਾਂ ਦੇ ਦਿਲਾਸੇ ਲੈ ਲਾਂਗੇ ਦਿਲ ਨੂੰ ਸਮਝਾ ਲਾਂਗੇ ਤੇ ਕਸਮਾਂ ਪਾ ਲਾਂਗੇ ਰਾਤ ਦਿਨ ਰੋਲਾਂਗੇ ਪਰ ਨਾ ਕਰਾਂਗੇ ਪਿਆਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ ਸਮਝ ਮੈਨੂੰ ਆਵੇ ਨਾ ਕਿਉਂ ਰੋਂਦੇ ਜ਼ਾਰੋ ਜ਼ਾਰ ਜਿਨ੍ਹਾਂ ਦੇ ਸੀਨੇ ਦੇ ਵਿੱਚ ਵਸਦਾ ਕੋਈ ਯਾਰ।